ਛੱਡ ਪਾਇਆ ਲੌਟ ਕੇ ਫਿਰ ਤੂੰ ਕਦੇ ਨਾ ਆਇਆ ਅੱਖਾਂ ਦੇ ਨਾਲ ਦਿਲ ਨੂੰ ਰੁਲਾਇਆ ਬੜਾ ਸਤਾਇਆ ਤੂੰ ਯਾਦ ਤੇਰੀ ਬਸ ਆਉਂਦੀ ਜਾਵੇ ਪਰ ਤੇਰੀ ਕੋਈ ਖਬਰ ਨਾ ਆਵੇ ਦਿਲ ਮੇਰਾ ਹੁਣ ਡੁੱਬਦਾ ਜਾ